ਮੋੜੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਜਵਾਨੀ ਚਲੀ ਗਈ ਵੇ ਮੋੜੀ ਸੱਜਣਾ ਜਵਾਨੀ ਚਲੀ ਗਈ ਵੇ ਕਰਦਾ ਇਹਨੂੰ ਰਾਹ ਨਾ ਔੜੇ ਦੱਸੋ ਖਾ ਕਿਹੜਾ ਮੋੜੇ ਕਰਦਾ ਇਹਨੂੰ ਰਾਹ ਨਾ ਔੜੇ ਦੱਸੋ ਖਾ ਕਿਹੜਾ ਮੋੜੇ ਮਰਜ਼ੀ ਵਿੱਚ ਰਹੀ ਵੇ ਮੋੜੀ ਸੱਜਣਾ ਜਵਾਨੀ ਚਲੀ ਗਈ ਵੇ ਮੋੜੀ ਸੱਜਣਾ ਜਵਾਨੀ ਚਲੀ ਗਈ ਵੇ ਸਾਡੇ ਬੂਹੇ ਤੋਂ ਕਦੇ ਸੀ ਕਰਦੇ ਰੌਣੀ ਤੇ ਕਦੇ ਲਾਉਂਦੇ ਪਾਣੀ ਖੂਹੇ ਤੋਂ ਜਦੋਂ ਜਵਾਨੀ ਦਸਤਕ ਦਿੱਤੀ ਖੜ ਕੇ ਸਾਡੇ ਬੂਹੇ ਤੋਂ ਕਦੇ ਸੀ ਕਰਦੇ ਰੌਣੀ ਤੇ ਕਦੇ ਲਾਉਂਦੇ ਪਾਣੀ ਖੂਹੇ ਤੋਂ ਨਿੱਕੀ ਹੁੰਦੀ ਖਾਲਾਂ ਦੀਆਂ ਨਿੱਕੀ ਹੁੰਦੀ ਖਾਲਾਂ ਦੀਆਂ ਵੱਟਾਂ ਉੱਤੇ ਰਹੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਜਵਾਨੀ ਚਲੀ ਗਈ ਵੇ ਮੋੜੀ ਵੇ ਮੋੜੀ ਸੱਜਣਾ।